underage. They hear Jenny on stage. Make me win, I like the girl, but you can't like my Facebook page. Ditto si kia, adawa tegu na paria. Bawa chongi kante chingamu, which Korean city sang a cool. Charu ni na kardini, kartea kongi dardini. Sudini, kukta se tigala se galta. Give it a ye hala, sachi gal kende. Se aane, bitter day, aaj kal, ni aane. Even when na puriya da. ਅੱਜ ਕੱਲ ਸਾਰੇ ਬਾਜ਼ਾਰ ਪਿਆਰ ਵੇਖੋ ਇੱਕ ਦਾ ਜੀ ਜੋ ਬੋਲੇ ਸੱਚ ਉਹ ਕਿਤੇ ਵੀ ਨੀ ਟਿਕਦਾ ਜੀ ਸਮਝ ਨੀ ਆਉਂਦੀ ਮੈਨੂੰ ਦੁਨੀਆ ਦੀ ਹੇਰ ਫੇਰ ਕਿਵੇਂ ਇਹ ਵਕਤ ਗੁਜ਼ਾਰਾ ਹਾਲੇ ਸਿੱਖਦਾ ਜੀ ਉਹ ਮੇਰੇ ਰੱਬਾ ਮਿਲਾ ਦੇ ਸੱਚਾ ਮੁਰਸ਼ਦ ਥੱਕ ਗਿਆ ਮੈਂ ਉਡੀਕ ਕਰਾਂ ਕਦ ਤੱਕ ਕਿਵੇਂ ਤੈਨੂੰ ਇੱਕ ਮੇਰੀ ਇੰਨੀ ਸਾਫ਼ ਰੱਖ ਨਹੀਂ ਲੋਕੀ ਕਹਿੰਦੇ ਸਟਾਰ ਬਟ ਮੈਂ ਤਾਂ ਕੱਖ ਨਹੀਂ ਕਹਾਣੀ ਮੈਂ ਸੋਫੀਆਂ ਦਾ ਰਾਜਾ ਨਸ਼ੇ ਚ ਮੇਰੀ ਰਾਣੀ ਰਾਣੀ ਪਾਣੀ ਵੀ ਨੀ ਪਾਉਂਦੀ ਜਦੋਂ ਡਰਿੰਕ ਸੀ ਬਣਾਉਂਦੀ ਘੱਟ ਘੱਟ ਖਿੱਚੀ ਜਾਂਦੀ ਦੱਸੋ ਮੈਂ ਕਿਆ ਕਰੂੰ ਖਰਜਾ ਪਹਿਲਾਂ ਸਾਤਾ ਲੈਲਾ ਨਿਕਲੇ ਤਗੜਮ ਲੜਾਣੇ ਤੂਨੇ ਅਭੀ ਦੇਖਾ ਨਹੀਂ ਦੇਖਾ ਹੈ ਤੋ ਜਾਣਾ ਨਹੀਂ ਜਾਣਾ ਹੈ ਤੋ ਮਾਨਾ ਨਹੀਂ ਹਮੇ ਪਹਿਚਾਨਾ ਨਹੀਂ ਬੁੱਧੀ ਜੋ ਹਿਲੀ ਮੇਰੀ ਰੱਖ ਦੂੰਗਾ ਲੇਕਿਨ ਤੇਰੀ ਵਾਰਨਿੰਗ ਹੈ ਇਹ ਕੋਈ ਗਾਣਾ ਨਹੀਂ ਸ਼ਕਲ ਤੇ ਬੱਚਾ ਅਕਲ ਚ ਕਰ ਇਤਨਾ ਨਾ ਕਰ ਤੂੰ ਅਗਰ ਮਗਰ ਮੰਮੀ ਕਸਮ ਤੇਰੀ ਏਕ ਕਰਕੇ ਰੱਖ ਦੂੰਗਾ ਸਿਸਟਰ ਮਦਰ ਲੇਕਿਨ ਕੋਈ ਵੀ ਦਫਾ ਪੜੇ ਕੋਈ ਵੀ ਕੇਸ ਹੋ ਕੇ ਰਹੇਂਗੇ ਕਲੇਸ਼ ਤੇਰਾ ਬਾਪ ਹੂੰ ਨਾ ਲਗਾ ਰੇ ਮੇਰੀ ਹੱਕ ਦੀ ਕਮਾਈ ਤੈਨੂੰ ਰਾਸ ਨਹੀਂ ਆਈ ਤੇਰੀ ਬਦਲੀ ਜੋ ਅੱਖ ਮੇਰੀ ਅੱਖ ਪਰ ਆਈ ਹੁਣ ਮਾਰਦੇ ਨੇ ਤੜੀਆਂ ਪਾਲਦੇ ਨੇ ਲੱਭਦੇ ਨੇ ਹਾਣਦੀਆਂ ਕੁੜੀਆਂ ਫਿਕਰ ਨਾ ਫੱਕੇ ਵੱਡੇ ਡੇੜੀਆਂ ਦੇ ਕੱਕੇ ਵੇਖੋ ਦਾਰੂ ਉੱਤੇ ਕੁੜੀਆਂ ਨੇ ਕੱਢ ਦੇ ਕੜਕੇ ਆਵੇ ਪੈਂਤੀ ਦਾ ਹੋ ਸੀ ਸਿਟੀ ਸੱਤਰਾਂ ਦੀ ਮਾਰਕੀਟ ਗੱਡੀਆਂ ਚ ਵੱਜਦੀ ਆ ਰਾਜ ਬਰਾੜ ਹਿੱਟ ਪਿੰਡ ਵਿੱਚ ਕਿਲੇ ਵਿੱਚ ਸ਼ਹਿਰ ਵਿੱਚ ਆਏ ਜਦੋਂ ਕੁਝ ਵੀ ਨਾ ਹੱਟਿਆ ਵੀ ਬਹਿ ही गवाए ओ सेली मेरी कहंदी मेनू चंचला दी लोड़ है मैं तो भी सीधा कहता I can't afford it पासा वट लंग गई ओ सानू गल्ला छड्ड के डीजे वाली आंटी ने भी छितर मार कड्ड के हां देसी डीजे हुण मिट्टी नू भी चट्टिया Yeah. ਛੱਡ ਸ਼ਰਮਾਉਣਾ ਚਿਰਾਂ ਦੇ ਪਿਆਸੇ ਨੂੰ ਛੱਡ ਤੜਫਾਉਣਾ ਕੋਠੇ ਉੱਤੇ ਪੈਂਦੀਆਂ ਨੇ ਕਣੀਆਂ ਚੁੱਪ ਚੁੱਪ ਆ ਜਾ ਮੇਰੇ ਕਲੋਸ ਬੇਬੀ ਖੁਲ ਖੁਲ ਅੱਜ ਤੈਨੂੰ ਸਾਰੀ ਰਾਤ ਪਿਆਰ ਕਰਾਂ ਇੱਕ ਨਹੀਂ ਦੋ ਵਾਰ ਵਾਰ ਕਰਾਂ ਜਾਣਦਾ ਤੁਹਾਡੇ ਝੂਠੇ ਲਾਰੇ ਮੈਂ ਜਨਾ ਮੈਨੂੰ ਆਪੇ ਤੂੰ ਬੁਲਾ ਕੇ ਕਹਿੰਦੀ ਮੂਡ ਚੰਗੀ ਗੱਲ ਕਚਹਿਰੀਆਂ ਚ ਦਿਨ ਲੰਘੇ ਠੇਕਿਆਂ ਤੇ ਰਾਤ ਚੜ ਕੇ ਬਨੇਰੇ ਉੱਤੇ ਵਾਲ ਸੁਕਾਉਂਦੀ ਸੀ ਹੌਲੀ ਹੌਲੀ ਕਲਾ ਪਾਉਂਦੀ ਪਿੰਡ ਵਿੱਚ ਆਉਂਦੀ ਸੀ ਕਹਿੰਦੀ ਮੈਨੂੰ ਲੈ ਲੈ ਮੇਰੀ ਗਾਨੀ ਨਿਸ਼ਾਨੀ ਮੁੰਡੇ ਰੱਬ ਰੱਖਾ ਤੈਨੂੰ ਚੜ ਗਈ ਜਵਾਨੀ ਤੇ ਮੂੰਹ ਨਾ ਕਹਿੰਦੀ ਦਿਲ ਵਿੱਚ ਆਦਰ ਆਜ ਤੂੰ ਕਰੇ ਕਰ ਜ਼ਿੰਦਗੀ ਮੈਂ ਨਾ ਚੇ ਤੂੰ ਕਿੱਥੇ ਆਂਦੀ ਰਾਣੀ ਹੁਸਨਾ ਦੀ ਸਰਦਾਰ ਮੈਂ ਵੀ ਹਰੀ ਸੇ ਕੱਚੀਆਂ ਪਿੰਡਾਂ ਦਾ ਸਰਦਾਰ ਆਪਾਂ ਛਾਤੀ ਕੱਢੀ ਬਾਹਰ ਨਾਲ ਡਾਂਗ ਰੱਖੀ ਮੁੰਡੇ ਤੇ ਵੱਡੇ ਤੋਂ ਵੱਡੇ ਮੇਰੇ ਆ ਕੇ ਗਿਰਦੇ ਗੁੱਡ ਤੇ ਚਾਚੇ ਮਾਮੇ ਸਾਡੇ ਘਰ ਲੱਸੀ ਲੈਣ ਆਉਂਦੇ ਜਿਹੜੇ ਲੈਂਦੇ ਸਾਤੋਂ ਪੰਗਾ ਪੜੀ ਭੈਣ ਪਰ ਇਸ ਗੱਲ ਵਿੱਚ ਸ਼ੱਕ ਵੀ ਕੋਈ ਨੀ ਕੁੜੀਆਂ ਹਜ਼ਾਰਾਂ ਪਰ ਤੇਰੇ ਵਰਗੀ ਕੋਈ ਨੀ ਤੇਰੇ ਨਾ ਤੂਤ ਕਰ ਸਰਦਾਰ ਤੇਰੀ ਚੁੰਨੀ ਨਸਵਾਰੀ ਲੱਗ ਜਾਣ ਦੋ ਤੇਰੀ ਤੁਰਦੀ ਦੀ ਜਾਨ ਜੜ ਛੜ ਛੜ ਛੜ ਕੇ ਇੱਕ ਉੱਤੇ ਨੱਚਦੇ ਕਾਨੀ ਵਾਲ ਮਰ ਗਏ ਤੇਰੇ ਪਿੱਛੇ ਲੱਗ ਸ਼ਰ ਸੱਚੀ ਵਿੱਚ ਜੁਆ ਹੈ ਵੇ ਨੀਰੀ ਅੱਖ ਕਣੀ ਫਿਰ ਦੀ ਕੁੜੀ ਕਵਾਈ ਪਰ ਤੇਰੇ ਕਿਸੇ ਜਾਲ ਵਿੱਚ ਫਸਣਾ ਨੀ ਮੈਂ ਹਾਏ ਹਾਲ ਮੇਰਾ ਦਿਲ ਦਾ ਦੱਸਣਾ ਨੀ ਮੈਂ ਜੇ ਤੂੰ ਨਹੀਂ ਉਹ ਮੰਨਣਾ ਇਟਸ ਓਕੇ ਤੇਰਾ ਹਰ ਨਖਰਾ ਮੇਰੀ ਚੁੱਤੀ ਦੀ ਨੋ ਕਿਵਾਰੀ ਸੇ ਵਾਟ ਥੋੜਾ ਨੇੜੇ ਆ ਨਿਕਾਲੂ ਕੱਲੀ ਦੂਰ ਤੂੰ ਖੜੀ ਮੇਰੇ ਤੇ ਤੇਰੀ ਅੱਖ ਅੱਜ ਤੈਨੂੰ ਲੈਣਾ ਚੱਕ ਦੂ ਦਾਰੂ ਮਿਲੀ ਮੈਲੋਰੀ ਉਹ ਤੇਰੀ ਕੈਸ਼ ਬੋਕ ਛਾਲ ਨਾਲੇ ਹੱਸਣਾ ਕਮਾਲ ਨੂੰ ਤੋਂ ਵਿੱਚ ਵਿੱਚ ਗੁੜਦੀ ਨੇ ਕੀਤਾ ਬੁਰਾ ਹਾਲ ਲੱਗੇ ਹੈਗੇ ਸਾਰੇ ਚੋਰ ਨਾਲੇ ਇੰਨਾ ਸ਼ੋਰ ਹੋਰ ਚੱਲ ਚੱਲ ਨੀ ਸੋਹਣੀ ਤੈਨੂੰ ਲੈ ਚੁੱਕੀ ਤੇ ਹੋ ਮੈਨੂੰ ਕਰੇ ਫਿਰ ਵੇਖੀ जीन्स किस्मत खुल गई तेन तो याद ही होना सब कुछ क्यों हुण भुल गई जेड़े तू नजर वखानी सी ओ भी मैं सह गया खर्च करनी सी ओ भी मैं सह गया तीन सौ पैचर सोला ने सच तरीके आला कह गया गल सुन मुंडे रे बड़े लाते तू लारे गल वादियां दी तेरे मुंह तो टुक देनी तेनू लगूगी करारी तेरी कुछ चीज मारी तेरी जे जे जे जे मुक देनी ਸਾਰੇ ਕਦੇ ਤੇ ਪੜਾਈ ਆਪ ਬਣੀ ਏ ਸਟਾਰ ਆਪੇ ਨੰਬਰ ਆਉਂਦੇ ਟੈਡੀ ਦੀ ਸਰਕਾਰ ਰਾਈਡ ਪਸੰਦ ਮੈਨੂੰ ਹੁੱਲੀ ਡੁੱਲੀ ਜਿਪਸੀ ਕੜਾਈ ਚੱਚਦੀ ਨੀ ਹੁਣ ਕਾ ਦਿਨ ਮੁੱਕ ਜਾਂਦਾ ਸੱਟ ਗੇੜਨੀ ਓ ਮੁੱਕਦੇ ਪੀਣ ਬੈਠੇ ਤਾਰੂ ਤੋਂ ਸਵੇਰੇ ਜਾ ਕੇ ਉੱਠਦੇ ਵੱਡੇ ਬਹਾਦਰਾਂ ਨੂੰ ਲੱਭ ਲੱਭ ਕੁੱਟਦੇ ਪੁਲਿਸ ਫੜ ਲੈ ਅਮਿੰਟਾਂ ਚ ਸੁੱਟ ਦੇ ਉਹ ਆਪਾਂ ਕੰਮਾਂ ਕਾਰਾਂ ਵਾਲੇ ਮੁੰਡੇ ਸਾਨੂੰ ਨਾ ਤੂੰ ਸ਼ੇਰ ਤੇਰੀ ਗੱਲ ਦਾ ਜਵਾਬ ਘੁੰਮਦਾ ਅਵਾਰਾ ਫਿਰਦਾ ਸਾਡੀ ਬਟਾਲੀਅਨ ਤਿਆਰ ਕੌਣ ਸੋਹਣੀ ਪਿਆਰ ਗੱਡੀ ਗੱਡੀਆਂ ਵੀ ਵੱਖ ਕੋਈ ਸ਼ੱਕ ਪਰ ਇਤਨਾ ਵੀ ਗੱਡੀਆਂ ਚੱਕ ਕੇ ਲਾਉਂਦੇ ਨਾਲੇ ਚੱਲੀ ਜੀ ਕੁੜੀ ਫਸਾ ਕੇ ਫੋਨ ਤੇ ਸਮਝਦੇ ਨੇ ਬੜੇ ਬਣ ਗਏ ਨੇ ਯੈਂਕੀ ਇੱਕ ਹੱਥ ਅੱਧੀ ਅਤੇ ਦੂਜੇ ਹੱਥ ਬੈਂਸੀ ਨਸ਼ੇ ਨੁਸ਼ੇ ਕਰਕੇ ਕੋਈ ਬਣਦਾ ਨੀ ਸੂਰਮਾ ਨੇੜੇ ਆ ਕੇ ਗੱਲ ਕਰੋ ਦੂਰੋਂ ਦੂਰੋਂ ਘੂਰਨਾ ਰੁਤਬਾ ਛੋਟਾ ਵੱਡੂ ਉੱਚੇ ਨੇ ਵਿਚਾਰ ਕਰਾਂ ਛੋਟਿਆਂ ਨੂੰ ਕਾਰ ਵੱਡਿਆਂ ਦਾ ਸਤਿਕਾਰ Bitches, the freshest on the block Fly Muller is the kind of shit that I rock Ladies, send me a lot I got the number one spot Glossy is the kind of shit that I drop I flip paper faster than a flipper Get it, get it to your head Hit you harder than the liquor I carry on, sipping don't carry on You see hitters are quick, but I am quicker Honey, say Tere to dur, main bhi haan, main jaboor Dil nu satanda, teri akhi anda noor सबसे पहले अपने फैन से मांगूंगा माफी इन्हें इंतजार करवाया मैंने काफी लगे कई साल मुझे लेकिन इस साल देखो कैसे पूरी करता हूँ कसर में सारी इसके बाद आती चलने वालों की बारी एक ऐसी कौम जिसे लगी है बीमारी इन्हें लगता था कि मैं नहीं आऊंगा पर देखो मैं मुझे नजर ना आओ माफिया मुंडीर वाले अपने हाथ उठाओ अपने फोन घुमाओ दोस्तों